सतनाम श्री वाहे गुरु साहेबाजी सोरठ महला पंजवा कार पहला अष्टपदिया इक्का ओंकार सतगुर प्रसाद सब जागा जिन्ह उपाया पाई करण कारण समरथ जियो पिंड जिन सजया पाई दे कर अपनी वाथ सब जग जन उपाया पाई करण कारण समरथ जियो पिंड जन सजया पाई दे कर अपनी बाथ किन कहिया क्यों देखिया पाई करता एक अतथ गुर गोविंद सलाहिया पाई जिस ते जाप तथ मेरे मन जपिया हर भगवंता नाम दान दे जन अपने दुख दर्द का हंता रहा जाका कार सब किस है पाई नानद परे पंडार जिसकी कीमत ना पवा पाई ऊंचा अगम अपारा जी अजंत प्रतपाल दा पाई नित नित करदा सारा सतगुर पूरा भेतिया पाई शबद मिलावन हारा सचे चरण श्रीविह पाई भ्रम पौवा नास मिल संत सदा मन मांझिया पाई हर का नाम निवास मिटा अंधेरा अज्ञानता पाई कमल हुआ प्रगास गुर बचनी सुख उपजा पाई सब फल सतगुर पास मेरा तेरा छोड़िया पाई होया सब की तूरा घट घट ब्रह्म पसारिया पाई ਦੇਖਾ ਸੁਣੈ ਹਜੂਰਾ ਜਿਤ ਦਿਨ ਵਿਸਰਾ ਪਾਰ ਬ੍ਰਹਮ ਪਾਈ ਤਿਤ ਦਿਨ ਮਰਿਆ ਚੂਰਾ ਕਰਨ ਕਰਾਵਣ ਸਮਰਥ ਪਾਈ ਸਰਬ ਕਲਾ ਭਰ ਪੂਰਾ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਵਿਨਾਸ਼ ਤਿਸ ਭਾਵੈ ਤਾਂ ਮੇਲ ਲਏ ਪਾਈ ਹਿਰਦਾ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਆ ਪਾਈ ਹਿਰਦਾ ਹੁਦਾ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਪਾਈ ਮੌਲਿਆ ਧਰਤ ਆਕਾਸ਼ ਗੁਰ ਪੂਰਾ ਸੰਤੋਖਿਆ ਪਾਈ ਅਹਨ ਸੁਲਾਗਾ ਪਾਉ ਰਸਨਾ ਰਾਮ ਰਵੈ ਸਦਾ ਪਾਈ ਸਾਚਾ ਸਾਧ ਸੁਆਉ ਕਰਨੀ ਸੁਣ ਸੁਣ ਜੀਵਿਆ ਪਾਈ ਨਹਿ ਚਲ ਪਾਇਆ ਥਾ ਜਿਸ ਪ੍ਰਤੀਤ ਨਾ ਆਵਈ ਪਾਈ ਸੋ ਜੀਅਰਾ ਜਲ ਜਾਉ ਬਹੁ ਗੁਣ ਮੇਰੇ ਸਾਹਿਬ ਪਾਈ ਹੋਂ ਤਿਸ ਕਾ ਬਲ ਜਾਉ ਉਹ ਨਿਰਗੁਣਿਆਰੇ ਪਾਲਦਾ ਪਾਈ ਦੇ ਨਿਥਾਵੇ ਪਾਉ ਰਿਜਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾਤਾ ਨਾ ਜਿਸ ਗੁਰ ਸਾਚਾ ਭੇਟੀਆ ਪਾਈ ਪੂਰਾ ਤਿਸ ਕਰਮਾ ਤਿਸ ਬਿਨ ਘੜੀ ਨਾ ਜੀਵਿਆ ਪਾਈ ਸਰਬ ਕਲਾ ਭਰ ਪੂਰਾ ਸਾਸ ਗ੍ਰਾਸ ਨ ਵਿਸਰਾ ਪਾਈ ਦੇਖੋ ਸਦਾ ਹਜੂਰਾ ਸਾਧੂ ਸੰਗ ਮਿਲਾਇਆ ਪਾਈ ਸਰਬ ਰਹਿਆ ਭਰ ਪੂਰਾ ਜਿਨਾ ਪ੍ਰੀਤ ਨ ਲੱਗਿਆ ਪਾਈ ਸੇ ਨਿਤ ਨਿਤ ਮਰਦੇ ਚੂਰਾ ਅੰਚਲ ਲਾਏ ਤਰਾਇਆ ਪਾਈ ਭਉ ਜਲ ਦੁਖ ਸੰਸਾਰ ਕਰ ਕਿਰਪਾ ਨਗਰ ਨਿਹਾਲਿਆ ਪਾਈ ਕੀਤੋਂ ਅੰਗ ਅਪਾਰਾ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਆਧਾਰ ਨਾਨਕ ਤੇ ਸਰਨਾਗਤੀ ਪਾਈ ਜੇ ਕਿਲ ਵਿਖ ਕਾਟਣ ਹਾਰ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਆਧਾਰ ਨਾਨਕ ਤੇ ਸਰਨਾਗਤੀ ਪਾਈ ਜੇ ਕਿਲ ਵਿਖ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹੇ ਉਪਾਇਆ ਭਾਈ ਕਾਰਨ ਕਾਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ।